ਸਾਡੀ ਜ਼ਿੰਦਗੀ ਚ ਖਾਸ ਤੇਰੀ ਥਾਂ ਸੋਚੀ ਨਾ ਤੈਨੂੰ ਦਿਲੋਂ ਕੱਢਤਾ ਸਾਡੀ ਜ਼ਿੰਦਗੀ ਚ ਖਾਸ ਤੇਰੀ ਥਾਂ ਸੋਚੀ ਨਾ ਤੈਨੂੰ ਦਿਲੋਂ ਕੱਢਤਾ ਲੋਕੀ ਹੰਝੂਆਂ ਚੋਂ ਪੜ ਲੈਂਦੇ रोना छड़ता ऐसे ले ऐसी रोना छड़ता ऐसे ले ऐसी रोना छड़ता माही माही दिल मेरा केंदा रहना है दर्द जुदाई वाला सेंदा रहना है माही माही दिल मेरा केंदा रहना है ਹੋਕੇ ਦਿੰਦੇ ਨੇ ਸਹਾਰੇ ਅਸੀਂ ਹਾਸਿਆਂ ਨੂੰ ਕਰ ਦਿੱਤੀ ਨਾ ਅਸੀਂ ਹਾਸਿਆਂ ਨੂੰ ਕਰ ਦਿੱਤੀ ਨਾ ਤੇ ਖਾਬਾਂ ਨੂੰ ਸਜਾਉਣਾ ਛੱਡਤਾ ਲੋਕੀ ਹੰਝੂਆਂ ਚੋਂ ਪੜ ਲੈਂਦੇ ਅਸੀਂ ਰੋਣਾ ਛੱਡਤਾ ਵੈਸੇ ਲਈ ਅਸੀਂ ਰੋਣਾ ਛੱਡਤਾ